ਮੁੰਡਾ ਥੋੜਾ ਆਫ ਬੀਟ ਹੈ ਪਰ ਕੁੜੀਆਂ ਦੇ ਨਾਲ ਬਹੁਤ ਸਵੀਟ ਹੈ। ਮੁੰਡਾ ਥੋੜਾ ਆਫ ਬੀਟ ਹੈ ਪਰ ਕੁੜੀਆਂ ਦੇ ਨਾਲ ਬਹੁਤ ਸਵੀਟ ਹੈ। ਢੋਂਗੀ ਸਾ ਇਹ ਬੜਾ ਡੀਟ ਹੈ ਵਾਇਰਲ ਹੋ ਗਿਆ ਇਹ ਟਵੀਟ ਪਰ ਫੂਲ ਫੂਲ ਕਰਨੇ ਮੈਂ ਕੂਲ ਤੂੰ ਬੜੀ ਤੇਜ਼ ਕਟਾਰੀ ਹੈ ਸ਼ਗਨ ਤਰੀਕੇ ਲਗਨ ਤਰੀਕੇ ਹਮਨੇ ਗਣਤ ਤਿਆਰੀ ਹੈ ਨੱਚਦੇ ਨੇ ਸਾਰੇ ਲੱਲ ਮਿਲ ਕੇ ਅੱਜ ਹਿੱਲੇ ਡੁੱਲ ਕੇ ਮਾਨੂੰ ਖਾਨੇ।